Just wanna say Sasrikas, big up to my man Gurmeet Paji on the music. Get ready for my man UV. Eddi soni kudi jammi jonde rehn tere mape. Eddi soni kudi jammi jonde rehn tere mape. Gora rang deke rab ho gaya hai paase sare mundeyan di. Marde ne sare teri modern look te, tera naam likhe aaye dil wali book te. ਨਾ ਦੇ ਵਟ ਕੱਢੀ ਜਾਨੀ ਏ ਮਿੱਤਰਾਂ ਦੀ ਜਾਨ ਨਹੀਂ ਤੂੰ ਸੂਲੀ ਟੰਗੀ ਜਾਨੀ ਏ ਨਿਤ ਨਵੇਂ ਫੈਸ਼ਨਾਂ ਦੇ ਵਟ ਕੱਢੀ ਜਾਨੀ ਏ ਮਿੱਤਰਾਂ ਦੀ ਜਾਨ ਨਹੀਂ ਤੂੰ ਸੂਲੀ ਟੰਗੀ ਜਾਨੀ ਏ ਸਾਰੇ ਤੇਰੇ ਫਿਰਦੇ ਖਿਆਲਾਂ ਚ ਗਵਾਚੇ ਸਾਰੇ ਤੇਰੇ ਪਿੱਛੇ ਗੱਭਰੂ ਨੇ ਪੰਗੇ ਰੋਜ਼ ਪਾਉਂਦੇ ਮੇਰੀ ਏ ਤੂੰ ਮੇਰੀ ਏ ਹੋ ਹੱਕ ਜੱਜ ਤੋਂਦੇ ਤੇਰੇ ਪਿੱਛੇ ਗੱਭਰੂ ਨੇ ਪੰਗੇ ਰੋਜ਼ ਪਾਉਂਦੇ ਮੇਰੀ ਏ ਤੂੰ